वे मेरा दिल धड़के तेरे नाल सजना हाँ वे मेरा दिल धड़के मेरा दिल ਕਹਿੰਦੀ ਮੇਰੇ ਜੀ ਹੋਰ ਨਾ ਬੜੀ ਲਵਲੀ ਹੋ ਗਈ ਆ ਨਾਮ ਤੇਰਾ ਪੜ ਕੇ ਨਾਮ